ਹਾਂ ਅੱਖਾਂ ਉੱਤੇ ਤੇਰੇ ਆਪ ਰਾਡਾ ਸੱਜਣਾ, ਅਸੀਂ ਟਾਈਮ ਚੱਕਦੇ ਆ ਟਾਡਾ ਸੱਜਣਾ, ਕਾਲੀ ਰੇਂਜ ਵਿੱਚੋਂ ਰਹਿਣਾ ਬੈਲੀ ਤਾਰਦਾ, ਤੁਹਾਨੂੰ ਚਿਹਰਾ ਦਿਸਦਾ ਨੀ ਸਾਡਾ ਸੱਜਣਾ, ਤੇਰੇ ਪਿੱਛੇ ਸਾਖ ਛੱਡ ਆਈ ਚਾਲੀ, ਗੋਰੀ ਚੱਟੀ ਘੁੰਮੇ ਬੈਂਟਲੀ ਚ ਕਾਲੀ, ਪਰਾਡਾ ਅੱਖਾਂ ਲਾ ਕੇ ਦੇਖ ਲੈ ਵੇ ਮੈਂ ਇੰਨੀ ਵੀ ਨੀ ਪਾਈ ਚੱਟਾ ਕਾਲੀ, ਵੇ ਤੂੰ ਹੌਲੀ ਹੌਲੀ ਕਰਦੇ ਮਨਾਲੀ, ਤੂੰ ਦਿਲ ਨੇੜੇ ਆ ਕੇ ਦੇਖ ਲੈ, ਹਰ ਸਾਹ ਉੱਤੇ ਨਾਮ ਬੋਲੇ ਤੇਰਾ, ਕਿੰਨਾ ਕਰਦੀ ਆ ਚੱਟਾ ਜੱਟੀ ਤੇਰਾ, ਤੂੰ ਯਾਰੀ ਘੇਰਾ ਲਾ ਕੇ ਦੇਖ ਲੈ, ਡੌਨ ਕਿੱਲੇ ਆਦਰਾ। ਮਾਨਕਾਂ ਦਾ ਮੁੰਡਾ ਜੇ ਵੇ ਆ ਕੇ ਲੈ ਜਵੇ, ਕਾਲੀ ਰੇਂਜ ਉੱਤੇ ਫੁੱਲ ਲਾ ਕੇ ਲੈ ਜਵੇ, ਤੇਰੀ ਅੜਬ ਚ ਜੱਟੀ ਫੇ ਨਰਮ ਹੋ ਜਾਊ, ਕੱਪੀ ਸੀਟ ਉੱਤੇ ਜੇ ਬਿਠਾ ਕੇ ਲੈ ਜਵੇ, ਕਿਤੇ ਹੋਰ